ਲਿਖਣ ਮੈਂ ਨਾ ਜਨਵਾ ਬਸ ਲਿਖਣ ਮੈਂ ਨਾ ਜਨਵਾ ਬਸ ਲਿਖਣ ਮੈਂ ਨਸ਼ਾ ਰੁਕਿਲ ਨਹੀਂ ਜਾਗੇ ਕਮੋਲ ਫਸ਼ ਕਦੀ ਮੈਂ ਨਸ਼ਾ ਰੁਕਿਲ ਨਹੀਂ ਜਾਗੇ ਕਮੋਲ ਫਸ਼ ਕਦੀ ਮੈਂ ਦੁਨੀਆ ਜੋ ਕਿ ਮੈਨੂੰ ਮਸੋ ਮਿਲੋ ਮਾਲੋ ਨਮੇ ਕੇ ਦੁਨੀਆ ਨਾ ਸ਼ਰਕੀ ਮਿਲਣਵਾਨੀ ਆਇਰੋ ਮਾਲੋ ਨਮੇ ਕੇ ਦਲਗੀਰ ਨਫਾ ਉਈ ਮੈਂ ਕੇ ਕਰ ਸ਼ਰਕੀ ਤਰਾ ਸ਼ਿਰਕੀ ਨਾ ਗੈਰ ਮੈਂ ਕੇ ਵਈ ਵਈ ਮੈਨੇ ਨਾ ਸ਼ਿਰਕੀ ਗੈਰ ਕੀਨੀ ਵਈ ਵਈ ਵਈ ਮੈਨੇ ਨਾ ਜੋਕੀ ਗੈਰ ਕੀਨੀ ਕਈ ਕੰਜੀ ਵਾ ਮਸਲ ਗਿਗਤੂਨੀ ਕਈ ਕੰਜੀ ਵਾ ਮਸਲ ਗਿਗਤੂਨੀ ਦੁਲਗੀ ਦਿਲ ਵੇਖ ਜਿਆ ਕੋਨੇ ਦੁਲਗੀ ਦਿਲ ਵੇਖ ਜਿਆ ਕੋਨੇ ਸ਼ੋਰ ਦੀ ਕੁੱਟੇ ਸ਼੍ਰੀ ਨਗਰ دنمونه آهیم بله در دلی نشری نگوی دنمونه Thank you. ஐகா ஐகா ஹுடுக் கபுடமாக கிட்டல்லே ஸ்ரீ கீர்த்தினி.